Let me talk to him, man. You know it. Yeah. Zeus. Yeah. Zora. I'm going in. ਮਾੜੇ ਦਿਨ ਕੱਟਿਆ ਹੌਸਲਾ ਤੂੰ ਰੱਖਿਆ ਤੇ ਸਾਥ ਨਹੀਂ ਉਹ ਛੱਡਿਆ ਵੀਰ ਮੇਰੇ ਨਾਲ ਡਾਕਟਰ ਜ਼ੂਸ ਤੇ ਜ਼ੋਰਾ ਇੱਕ ਫੋਨ ਕਾਲ ਕਰ ਬਿੱਲੋ ਉੱਥੇ ਗੱਡੀ ਮੋੜਾ ਗੱਲ ਤੇਰੇ ਉੱਤੇ ਆਈ ਦੱਸ ਕਿਵੇਂ ਸਹਿ ਜਵਾਂ ਕੋਈ ਆਖੇ ਤੈਨੂੰ ਮਾੜਾ ਕਿਵੇਂ ਚੁੱਪ ਬਹਿ ਜਵਾਂ ਵੀਰ ਜੀ।